tocam agora as melhores músicas em inglês. quando eu te andar. ਕਿੰਨਾ ਸੋਹਣਾ ਤੈਨੂੰ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਮੁੜਦਾ ਨੀ ਲੱਖ ਸਮਝਾਇਆ ਦਿਲ ਮੁੜਦਾ ਨੀ ਲੱਖ ਸਮਝਾਇਆ ਜੀ ਕਰ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਮੈਂ ਵਸਾਇਆ ਤੈਨੂੰ ਅੱਖੀਆਂ ਵਿੱਚ ਮੈਂ ਵਸਾਇਆ ਜੀ ਕਰ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾ the sweet life for me and you. I'm not afraid to lose. sua melhor sintonia. Thank you. Estação Antena Web. If I call you sugar, if you call me honey, does this mean you got a hand in my fate? If you take my money, if I take your liberty, does it mean it's all down in love's name? If you open doors to me, I'll have the man's to respond. Sunshine better when you make it shine. The sunshine better. Oh, sunshine better on the other side. The other side of the hill. The sunshine better. If I call you lover, and if you call me daddy, does it mean that we're in love? Thank you.